Sat Naam Shri Vaheguru Sahib Ji. Tanasri Mahalla Pehla Kar Pehla Chaupade Ek Uvankar Sat Naam Karta Purak Nirbhau Nirvair Akal Murat Ajunni Saibhan Gur Prasad Jiyo darat hai apna Kaisyo kari pukar Dukh visaran sevya Sada, sada, datar Jiyo darat hai apna Kaisyo kari pukar Dukh visaran sevya Sada, sada, datar Sahib, mera neet nama Sada, sada, datar Rahau An din sahib seviyan Ant shadaye soye Sona sona meri kamani Par utara hoye Dayal tere naam tara Sad kurbane Jaun Rahau Sarbang Sacha Ek Hai Duja Nahi Koe Taki Seva So Kare Jako Nadar Kare Tud Baad Pyare Kev Raha Savade aai de Jit naam tere laag raha Duja nahi koe Jis aagay pyaare jaye kaha Rahao Sevi sahib apna Avar na jachun koe Nanak taka daas hai Bind bind Chokh chokh hoye Sahib tere naam vichon Bind bind Chokh chokh hoye Sahib tere naam vichon Bind, bind, chokh, chokh, hoye. ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪ ਦੇ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉ ਦਰਦ ਹੈ ਆਪਣਾ ਕੈਸਿਉ ਕਰੀ ਪੁਕਾਰ ਦੋਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ।